ਹਵੇਲੀ ਤੱਕਣੀ ਚ ਆਪਣਾ ਬਣਾ ਗਿਆ ਜੁਣ ਜੋਗਾ ਰੋਗ ਸ਼ਿਕੇ ਦਾ ਲਾ ਗਿਆ ਪਹਿਲੀ ਤੱਕਣੀ ਚ ਆਪਣਾ ਬਣਾ ਗਿਆ ਜੁਣ ਜੋਗਾ ਰੋਗ ਸ਼ਿਕੇ ਦਾ ਲਾ ਗਿਆ ਦਿਲ ਕਰੇ ਪਰ ਪੋਜ਼ਲ ਜਾ ਭੇਜਦਾ ਦਿਲ ਕਰੇ ਪਰ ਪੋਜ਼ਲ ਜਾ ਭੇਜਦਾ ਤੇਰੇ ਅੜ ਬਸਵਾ ਤੋਂ ਵੇ ਮੈਂ ਰਹਾ ਡਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਵੇ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਵੇ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਸਾਡੇ ਵੱਲ ਨਿਗਾਹ ਵੀ ਨੀ ਮਾਰਦਾ ਅੱਖ ਪੱਟ ਵੀ ਨਾ ਹੋਵੇ ਵੇਖੀ ਜਾਵਾਂ ਮੈਂ ਦਿਲ ਉੱਡੀ ਉੱਡੀ ਜਾਵੇ ਮੁਟਿਆਰ ਦਾ ਫੋਲੋ ਕੀਤਾ ਏ ਮੈਂ ਇੰਸਟਾ ਤੇ ਤੈਨੂੰ ਵੇ ਫੋਲੋ ਕੀਤਾ ਏ ਮੈਂ ਇੰਸਟਾ ਤੇ ਤੈਨੂੰ ਵੇ ਫੋਟੋ ਵੇਖ ਕੇ ਹੀ ਰਹਾ ਹਾਂ ਕਿ ਭਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਜਦੋਂ ਕੁੜੀਆਂ ਚ ਲੁੱਕ ਲੁੱਕ ਮੈਨੂੰ ਰਹਿੰਦਾ ਏ ਤੂੰ ਤਾੜਦਾ ਜਦੋਂ ਨਿਕਲੇ ਸਵੇਰੇ ਮੇਰੇ ਕੋਲ ਦੀ ਨੇੜੇ ਆ ਕੇ ਤੂੰ ਬਰੇਕ ਜਹੀ ਮਾਰਦਾ ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ ਪਤਾ ਏ ਉਹਨਾਂ ਨੂੰ ਮੈਂ ਤੇਰੇ ਤੇ ਕਰਸ਼ ਕਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਹੋ ਕਦੋਂ 14 ਫੈਬਵਾਲਾ ਦਿਨ ਆਉਣਾ ਵੇ ਕੰਮ ਦੁਨੀਆ ਤੋਂ ਵੱਖਰਾ ਹੀ ਕਰਨਾ ਮਿੰਟੂ ਸੋਹੀ ਤੈਨੂੰ ਰੋਜ਼ ਫੜਾਉਣਾ ਵੇ ਕਰੀ ਫੀਲਿੰਗ ਤੂੰ ਫੀਲ ਮੁਟਿਆਰ ਦੀ ਕਰੀ ਫੀਲਿੰਗ ਤੂੰ ਫੀਲ ਮੁਟਿਆਰ ਦੀ ਮੈਂ ਵੀ ਹੋ ਜੋ ਤੇਰੀ ਦੁਨੀਆ ਤੋਂ ਨਹੀਂ ਉਹ ਡਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਜਦੋਂ ਕੁੜੀਆਂ ਚ ਗੱਲ ਤੇਰੀ ਹੁੰਦੀ ਏ ਮੈਂ ਮੱਲੋ ਮੱਲੀ ਸੋਹਣੇ ਆਪ ਲਾਸ਼ ਕਰਦੀ ਹੋ